ਸੱਤ ਜਹੇ ਨਾਲ ਖੜੇ ਨੇ ਓਏ ਖੜੇ ਨੇ ਬੰਦੂਕ ਕੀਤੀ ਲੋੜ ਵਾਰ ਕੇ ਨਹੀਂ ਨਾਲ ਖੜੇ ਨੇ ਖੜੇ ਨੇ ਬੰਦੂਕ ਕੀਤੀ ਲੋੜ ਵਾਰ ਕੇ ਨਹੀਂ ਯਾਰ ਖੜੇ ਨੇ ਯਾਰ ਖੜੇ ਨੇ ਹੋ ਇੱਕ ਯੋਤੀ ਦੀ ਜ਼ਮੀਨ ਵਾਂਗੂ ਤੂੰ ਮਿਲ ਗਈ ਇੱਕ ਤੜਕੇ रेन चढ़ती कला दे विच यारियां रब राजी रखे मस्त ही रही दा बहुता बोले गे लपेट सड़ा दई दा रब राजी रखे मस्त ही रही दा बहुता बोले गे लपेट सड़ा दई दा बहुता बोले गे लपेट सड़ा दई दा लगे जंदियां दे टुटे ना तोड़ वर्गे नी नाल खड़े ने